సత్నామ శ్రీవాహి గురు సాహిబ శ్లోక మహల్లా తీజా సతగుర మిలయా భుఖ గాయ పేఖి ఉఖ నా జాయ దుఃఖ లగ్గా కార కార ఫిరా అగ్గా దూణీ మిలా సజాయ సతగుర మిలయా దుఃఖ గాయ పేఖీ దుఃఖ నా జాయ దుఃఖ లగ్గా కార కార ఫిరా అగ్గా దూణీ మిలా సజాయ అందర సహజ నా ఆయ సహజ లఖాయ మన హాథ జిసత మంగణ లేనా దుఃఖ మనాయ ఇస పిఖ ఫావహు గిరహు పలా జిత్తహు సబదురత తినా సుజీ పై దూజా పరమ పులాయ పయా కీర్త కమావణ కహడా కశు నా జాయ నానక జ్యోతిష పావహ శిపల జనకీ పాత పావహ థాయ మహల్లా తీజా సతగుర సేవయా సదా సుఖ జనమ మరణ దుఃఖ జాయ చింతా మూల నా హోవై అచింత వస మన ఆయ అంతర తీరథ జ్ఞాన హై సతగుర దియా బుజాయ ਮੈਂ ਲਗਾਏ ਮਨ ਨਿਰਮਲ ਹੋਆ ਅੰਮ੍ਰਿਤ ਸਾਰ ਤੀਰਥ ਲਾਏ ਸੱਜਣ ਮਿਲੇ ਸੱਜਣ ਸੱਚਾ ਸ਼ਬਦ ਸੁਭਾਏ ਕਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲ ਨਾ ਛੋਡਾਈ ਲੈ ਜਸੀ ਪਤ ਗਵਾਏ ਮਾਨਕ ਨਾਮ ਰੱਤੇ ਸੇ ਉਬਰੇ ਸੱਚੇ ਸਿਉ ਨਿਵਲਾਏ ਪੌੜੀ ਚਿੱਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲਈਆ ਸਹਜੇ ਹੀ ਹਰ ਨਾਮ ਲੇ ਹੋ ਹਰ ਤਤ ਨਾ ਖੋਈਆ ਨਿਤ ਜਪਿਆ ਹਰ ਹਰ ਦਿਨ ਸੁਰਾਤ ਹਰ ਦਰਗਾਹ ਢੋਈਆ ਸੋ ਪਾਏ ਪੂਰਾ ਸਤਿਗੁਰੁ ਜਿਸ ਤੁਰ ਮਸਤਕ ਲਿਲਾਟ ਲਿਖੋਈਆ ਤਿਸ ਗੁਰ ਕਉ ਸਭ ਨਮਸਕਾਰ ਕਰਹੋ ਜਿਨ ਹਰ ਕੀ ਹਰ ਗਾਲ ਗਲੋਈਆ ਸੋ ਪਾਏ ਪੂਰਾ ਸਤਿਗੁਰੂ ਜਿਸ ਤੁਰ ਮਸਤਕ ਲਿਲਾਟ ਲਿਖੋਈਆ ਤਿਸ ਗੁਰ ਕਉ ਸਭ ਨਮਸਕਾਰ ਕਰਹੋ ਜਿਨ ਹਰ ਕੀ ਹਰ ਗਾਲ ਗਲੋਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ ਪੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਰਾਗ ਵਡਹੰਸ ਦੀ ਵਾਰ ਦੀ ਪੌੜੀ ਚੌਥੀ ਸਲੋਕਾਂ ਨਾਲ